ਦੇਵੇ ਤਾਨੇ ਜੇ ਨੈਣ ਦੀਵਾਨੇ ਵੇਖਾਂ ਤੇਰੀ ਰਾਵਾ ਸੁਣਿਆ ਤੇਰੇ ਲਈ ਤੜਪੇ ਦਿਲ ਮੇਰਾ ਧੜਕੇ ਮੈਂ ਵਾਰੀ ਵਾਰੀ ਜਾਵਾ ਸੁਣਿਆ ਨਾ ਮੁਝ ਕੋ ਪਤਾ ਨਾ ਤੁਝ ਕੋ ਖਬਰ ਓ ਯਾਰ ਮੇਰੇ ਤੁਝ ਕੋ ਪਤਾ ਨਾ ਤੁਝ ਕੋ ਖਬਰ।